ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਇਆਲ ਜਿਸ ਸੰਗ ਹਰ ਗਾਵੀਐ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਓ ਸਤਿਗੁਰ ਦੀਨ ਦਇਆਲ ਜਿਸ ਸੰਗ ਹਰ ਗਾਵੀਐ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਓ ਭਾਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁੱਖ ਨਾ ਸਹਿ ਤੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਾਮਤੀ ਫਾਸੈ ਪਰਮ ਨਾਥ ਛੁਟੀ ਗਾਂਠ ਜਮ ਪੰਥ ਮੂਲ ਨ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨਿਤਰਿਆ ਧਾਰ ਏਕ ਨਾਮ ਨਿਰੰਜਨ ਜੀਓ ਤੂੰ ਦਾਤਾ ਦਾਤਾਰ ਸਰਬ ਦੁੱਖ ਭੰਜਨ ਜੀਓ ਦੁੱਖ ਹਰਤ ਕਰਤਾ ਸੁਖ ਹੈ ਸੁਆਮੀ ਸਰਣ ਸਾਧੂ ਆਇਆ ਸੰਸਾਰ ਸਾਗਰ ਮਹਾ ਬਿਖੜਾ ਪਾਲ ਏਕ ਮਾਹੀ ਤਰਾਇਆ ਪੂਰ ਰਹਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਭੈ ਭੰਜਨੋ ਆਪ ਲੀਏ ਲੜ ਲਾਏ, ਕਿਰਪਾ ਧਾਰੀਆ ਜੀਓ, ਮੋਹ ਨਿਰਗੁਣ ਨੀਚ ਅਨਾਥ, ਪ੍ਰਭ ਅਗਮ ਅਪਾਰੀਆ ਜੀਓ, ਦਇਆਲ ਸਦਾ ਕ੍ਰਿਪਾਲ ਸੁਆਮੀ, ਨੀਚ ਛਾਪਣ ਹਾਰਿਆ, ਜੀ ਜੰਤ ਸਭ ਵਾਸ ਤੇਰਾ, ਸਗਲ ਤੇਰੇ ਸਾਰਿਆ, ਆਪ ਕਰਤਾ ਆਪ ਭੁਗਤਾ, ਆਪ ਸਗਲ ਵਿਚਾਰਿਆ, ਬਿਨਵੰਤ ਨਾਨਕ ਗੁਣ ਗਾਏ ਜੀਵਾ, ਹਰ ਜਪ ਜਪਾਉ ਬਲਵਾਰਿਆ, ਤੇਰਾ ਦਰਸ ਅਪਾਰ, ਨਾਮ ਅਬੋਲੇ ਜੀਓ, ਨਿਤ ਜਪ ਹੈ ਤੇਰੇ ਦਾਸ, ਪੁਰਖ ਅਤੋਲੇ ਜੀਓ, ਸੰਤ ਰਸਨ ਉਠਾ ਆਪ ਤੂਠਾ, ਹਰ ਰਸ ਹੈ ਸੇਈ ਮਾਤਿਆ, ਗੁਰ ਚਰਨ ਲਾਗੇ ਮਹਾ ਭਾਗੇ, ਸਦਾ ਅਨ ਦਿਨ ਜਾਗਿਆ, ਸਾਧੂ ਸਦਾ ਸਿਮ੍ਰਿਤ ਅਭਯ ਸੁਆਮੀ, ਸਾਸ ਸਾਸ ਗੁਣ ਬੋਲੇ, ਬਿਨਵੰਤ ਨਾਨਕ ਧੂਰ ਸਾਧੂ, ਨਾਮ ਪ੍ਰਭੂ ਅਮੋਲੇ, ਸਾਧੂ ਸਦਾ ਸਿਮ੍ਰਿਤ ਅਭਯ ਸੁਆਮੀ, ਸਾਸ ਸਾਸ ਗੁਣ ਬੋਲੇ, ਬਿਨਵੰਤ ਨਾਨਕ ਧੂਰ ਸਾਧੂ, ਨਾਮ ਪ੍ਰਭੂ ਅਮੋਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸ੍ਰੀ ਮਹੱਲਾ ਪੰਜਵਾ, ਸੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀਨ ਦਇਆਲ, ਜਿਸ ਸੰਗ ਹਰ ਗਾਵੀ ਹੈ ਜੀਓ। अमृता हर का नाम साध संग रावी है जीवा।